ਨੀ ਮੈਨੂੰ ਪਿਆਰ ਤਾਂ ਜਤਾ ਲੈਣ ਦੇ ਨੀ ਮੈਨੂੰ ਪਿਆਰ ਤਾਂ ਜਤਾ ਲੈਣ ਦੇ ਅੱਖ ਜੇ ਮੈਂ ਤੇਰੇ ਨਾਂ ਲਾਈ ਨੀ ਮੈਨੂੰ ਅੱਖ ਤਾਂ ਲਾ ਲੈਣ ਦੇ ਨੀ ਮੈਨੂੰ ਅੱਖ ਤਾਂ ਲਾ ਲੈਣ ਦੇ ਤੇਰੇ ਵੱਲੋਂ ਭਾਵੇਂ ਕੋਈ ਪੱਕਾ ਜਾ ਕਰਾਰ ਨੀ ਸਾਹਾਂ ਚ ਲੱਗੋ ਕੇ ਰੱਖੂ ਤਾਂ ਵੀ ਤੇਰਾ ਪਿਆਰ ਨੀ ਸਾਹਾਂ ਚ ਲੱਗੋ ਕੇ ਰੱਖੂ ਤਾਂ ਵੀ ਤੇਰਾ ਪਿਆਰ ਨੀ ਨੀ ਮੈਨੂੰ ਖਾਬਾਂ ਚ ਹੀ ਆ ਲੈਣ ਦੇ ਜ਼ਿੰਦਗੀ ਚ ਭਾਵੇਂ ਨਾ ਤੂੰ ਆਈ ਨੀ ਮੈਨੂੰ ਖਾਬਾਂ ਚ ਹੀ ਆ ਲੈਣ ਦੇ ਨੀ ਮੈਨੂੰ ਅੱਖ ਤਾਂ ਲਾ ਲੈਣ ਦੇ।